ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਨਾਨਕ ਨਾਵ ਹੋ ਪੁੱਥਿਆ ਹਾਲਤ ਪਾਲਤ ਸਭ ਜਾਏ ਜਾਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੂਜੇ ਪਾਏ ਜਾਮ ਦਰ ਬੱਧੇ ਮਾਰੀ ਹੈ ਬਹੁਤੀ ਮਿਲੇ ਸਜਾਏ ਨਾਨਕ ਨਾਵ ਹੋ ਪੁੱਥਿਆ ਹਾਲਤ ਪਾਲਤ ਸਭ ਜਾਏ ਜਾਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੂਜੇ ਪਾਏ ਜਾਮ ਦਰ ਬੱਧੇ ਮਾਰੀ ਹੈ ਬਹੁਤੀ ਮਿਲੇ ਸਜਾਏ ਮਹੱਲਾ ਤੀਜਾ ਸੰਤਾ ਨਾਲ ਵੈਰ ਕਮਾਵਜੇ ਦੋਸਤਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰ ਜੰਮੇ ਵਾਰੋ ਵਾਰ ਤ੍ਰਿਸ਼ਨਾ ਕਦੇ ਨਾ ਬੁਝਈ ਦੁਬਦਾ ਹੋਏ ਖੁਆਰ ਮੋਹ ਕਾਲੇ ਤਿਨਾ ਨਿੰਦਕ ਚਿਤ ਸੱਚੇ ਦਰਬਾਰ ਨਾਨਕ ਨਾਮ ਬਿਹੂਣਿਆ ਨਾ ਉਰਵਾਰ ਨਾ ਪਾਰ ਪੌੜੀ ਜੋ ਹਰ ਨਾਮ ਧਿਆਏਂਦੇ ਤੇ ਹਰ ਹਰ ਨਾਮ ਰਤੇ ਮਨ ਮਾਹੀ ਜਿਨਾ ਮਨ ਚਿਤ ਇਕ ਅਰਾਧੇ ਤਿਨਾ ਇਕ ਸਦਿਨ ਦੂਜਾ ਕੋ ਨਾਹੀ ਸੇਈ ਪੁਰਖ ਹਰ ਸੇਵਜੇ ਜਿਨ ਤੁਰ ਮਸਤਕ ਲੇਖ ਲਿਖਾਹੀ ਹਰ ਕੇ ਗੁਣ ਨਿਤ ਗਾਵਦੇ ਹਰ ਗੁਣ ਗਾਏ ਗੁਣੀ ਸਮਝਾਹੀ ਵਡਿਆਈ ਵੱਡੀ ਗੁਰਮੁਖ ਗੁਰਪੂਰੇ ਹਰ ਨਾਮ ਸਮਾਹੀ ਹਰ ਕੇ ਗੁਣ ਨਿਤ ਗਾਵਦੇ ਹਰ ਗੁਣ ਗਾਏ ਗੁਣੀ ਸਮਝਾਹੀ ਵਡਿਆਈ ਵੱਡੀ ਗੁਰਮੁਖ ਗੁਰਪੂਰੇ ਹਰ ਨਾਮ ਸਮਾਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਨਾਨਕ ਨਾਵ ਹੋ ਪੁੱਥਿਆ, ਹਾਲਤ ਪਾਲਤ ਸਭ ਜਾਏ, ਜਾਪ ਤਪ ਸੰਜਮ ਸਭ ਹਿਰ ਲਿਆ, ਮੁੱਠੀ ਦੂਜੇ ਪਾਏ, ਜਾਮ ਦਰ ਬੱਤੇ ਮਾਰੀ ਹੈ, ਬਹੁਤੀ ਮਿਲੈ ਸਜਾਏ। ਰਾਗ ਸੋਰਠ ਕੀ ਵਾਰ, ਪੌੜੀ ਸਤਾਰਵੀਂ ਸਲੋਕਾਂ ਨਾਲ।